ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਨਾਮ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੋਰ ਪ੍ਰਸਾਦ ਰਾਗ ਗੋਂਡ ਚੌਪਦ ਮਹੱਲਾ ਚੌਥਾ ਘਰ ਪਹਿਲਾ ਜੇ ਮਨ ਚਿਤ ਆਸ ਰੱਖੇ ਹਰ ਉਪਰ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣ ਸਭ ਕਿਛ ਜੋ ਜੀਏ ਵਰਤ ਪ੍ਰਭ ਕਾਲਿਆ ਕਿਸੈ ਕਾਲ ਇੱਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੀ ਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸਮਾਈ ਜੇ ਮਨ ਚ ਆਸ ਰੱਖੇ ਹਰਿ ਉਪਰ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੈ ਸਭ ਕਿਛ ਜੋ ਦੀਏ ਵਰਸੈ ਪ੍ਰਭ ਕਾਲਿਆ ਕਿਸੈ ਕਾਲ ਇੱਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੀ ਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸਮਾਈ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਜੈ ਸਾਨਿਹ ਫਲ ਆਸ ਸਭ ਬਿਰਥੀ ਜਾਈ ਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ ਇਨ ਕੈ ਕਿਛ ਹਾਥ ਨਹੀਂ ਕਹਾ ਕਰਹੇ ਇਹ ਬਾਪੁਰੇ ਇਨਕਾ ਵਾਹਿਆ ਕਛ ਨਾ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ जो तुझ तारे तेरा कुटुंब सब सड़ाई जे किछ आस आवर करहे पर मित्री मत तू जान है तेरे किस कम आई एह आस पर मित्री पाओ दूजा है खेन मह झूठ बिनस सब जा कार हर प्रीतम साच की जो तेरा कल्याण सब थाए पाए आसा मनसा सब तेरी मेरे स्वामी तू आस कराव है तैसी को आस कराई केशव किसी के हाथ नाही मेरे स्वामी ऐसी मेरे सतगुर बूझ बुझा जन नानक की आस तू जान है हर दर्शन देख हर दर्शन तृप्ताई आस मनसा सब तेरी जैसी तू आस कराव है तैसी को आस कराई पेछ किसी के हाथ नाही मेरे स्वामी ऐसी मेरे सतगुर भूज बुझाई जन नानक की आस तू जान है हर दर्शन देख हर दर्शन तृप्ताई वाहे गुरु जी की फतेह। एक ओंकार सत्य नाम कर्ता पुरख निरभौ निरवैर अकाल मूरत अजूनी सैभंगोर प्रसाद राग गोंड चौपदे महला चौथा कर पहला जे मन चित आस रखे हरि ऊपर ता मन चिंदे अनेक अनेक फल पाई हार जान सब किछ जो जिए वरते प्रभ कल्या किसे का एक तिल न गवाई हार तिस की आस कीजे मन मेरे जो सब मह स्वामी रहे आसमाई।